ਤੇ ਸੱਤ ਅਜੂਬੇ ਅੱਠਵਾਂ ਤੇਰਾ ਯਾਰ ਕੁੜੇ ਦੁਨੀਆ ਤੇ ਸੱਤ ਅਜੂਬੇ ਕੌਣ ਸੀ ਉਹ ਕਿੱਥੋਂ ਆਇਆ ਸੀ ਕੀ ਰਿਸ਼ਤਾ ਸੀ ਉਹਦਾ ਜਿਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਕਈ ਮਾਸੂਮ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਇਆ ਸੰਤੋਖ ਇਸ ਮੁੰਡੇ ਨੂੰ ਮੇਰੇ ਕੋਲ ਲੈ ਕੇ ਆਓ ਹਾਂਜੀ ਡੀਐਸਪੀ ਸਾਹਿਬ ਹੁਕਮ ਇਹ ਹੈ ਰਣਜੀਤ ਸਿੰਘ ਇਹ ਹੈ ਕੁਲਵੰਤ ਸਿੰਘ ਦੀ ਬੇਟੀ ਸੀਰਤ ਇਹ ਕਹਾਣੀ ਹੈ ਸੀਰਤ ਦੀ ਅੱਜ ਤੋਂ 20 ਸਾਲ ਪਹਿਲਾਂ ਸ਼ਰੀਕੇ ਦੀ ਅੱਗ ਵਿੱਚ ਸੀਰਤ ਨੇ ਆਪਣੇ ਹੀ ਚਾਚੇ ਦੇ ਹੱਥੋਂ ਆਪਣੇ ਪਿਓ ਤੇ ਭਰਾ ਦੀ ਜਾਨ ਗਵਾ ਲਈ ਜਿਸ ਗੱਲ ਤੋਂ ਹੁਣ ਤੱਕ ਅਣਜਾਣ ਸੀਰਤ ਅੱਜ ਪੰਜਾਬ ਵਾਪਸ ਆ ਰਹੀ ਹੈ ਡੀਐਸਪੀ ਸਾਹਿਬ ਨੂੰ ਸੀਰਤ ਦੀ ਜਾਨ ਵੀ ਖਤਰੇ ਵਿੱਚ ਹੋਣ ਦਾ ਆਗਾਜ਼ ਹੈ ਇਸ ਕਰਕੇ ਸੀਰਤ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਅੱਜ ਅਜੂਬੇ ਦੇ ਹੱਥ ਆਈ ਹੈ ਤੇ ਫਿਰ ਬਾਪੂ ਸਰਪੰਚ ਨਜ਼ਾਰੇ ਜੱਟ ਲੁੱਟਦਾ ਹਿੰਮਦਾ ਹੋਇਆ ਦੀ ਵੇਲਾ ਤਾਸ਼ ਨਹੀਂ ਉਹ ਪੁੱਟਦਾ ਨੀ ਬਾਪੂ ਸਰਪੰਚ ਨਜ਼ਾਰੇ ਜੱਟ ਲੁੱਟਦਾ ਸ਼ੌਕੀ ਹਥਿਆਰਾਂ ਦੇ ਰੱਬ ਦੇ ਆ ਬੰਦੇ ਇੱਕ ਯਾਰ ਮਿਲੋ ਯਾਰਾਂ ਦੇ